ਕਰਦੇ ਨੀ ਸੌ ਲੱਗੇ ਰੱਬ ਦੀ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ ਨਸ਼ਾ ਪੱਤਾ ਕਰਦੇ ਨੀ ਸੌ ਲੱਗੇ ਰੱਬ ਦੀ ਘੋੜੇ ਨਾਲ ਪੱਕੀ ਯਾਰੀ ਮਿੱਤਰਾਂ ਦੇ ਡੱਬ ਦੀ ਪਤਾ ਕਰਦੇ ਨੀ ਸੌ ਨਹੀਂ ਮੇਰੇ ਯਾਰ ਸੌ ਨੀ ਖਾਣੀ ਲੰਘੀਆਂ ਚ ਜਿੰਨਾ ਲੰਘਣਾ ਸੀ ਲੰਘਿਆ ਪਰ ਆਉਣ ਵਾਲਾ ਸਮਾਂ ਤੇਰੇ ਬਾਈ ਦਾ ਬਾਈ ਦਾ